ਬਾਪੂ ਨਾਲ ਕਰਦੀ ਸਲਾਹ ਸੀਨੂੰ ਕਿੱਦਾਂ ਦੀ ਚਾਹੀਦੀ ਪਰਿਵਾਰ ਨੂੰ ਵੀ ਅੱਡ ਹੋਣ ਵਾਲੀ ਸੋਚ ਦੇ ਵਿਰੁੱਧ ਹੋਏ ਸਾਂਭ ਸਕੇ ਜਿਹੜੀ ਸਾਂਝੇ ਪਰਿਵਾਰ ਨੂੰ ਚੁੰਨੀ ਸਿਰ ਤੋਂ ਨਾ ਲੱਥੇ ਮੁੰਡੇ ਯਾਰ ਦੇ ਬਹੁਤਾ ਚੱਕਮਾ ਨਾ ਪਾਵੇ ਸੂਟ ਤਾਕਾਂ ਤੋਂ ਚੀਨ ਛੱਡਣੀ ਪੈਣੀ ਹੈ ਜੂੜ ਜੋਗੀਏ ਚਾਚੀ ਚਾਚੀ ਜੇ ਕਹਾਉਣਾ ਏ ਜਵਾਕਾਂ ਤੋਂ ਚੀਨ ਛੱਡਣੀ ਸਟੈਪ ਕੱਢ ਅੱਲੜੇ ਮੇਰੀ ਦਾਦੀ ਨੂੰ ਪਸੰਦ ਗੁੱਤਾ ਗੁੰਦੀਆਂ ਗਾਵਾਂ ਮੱਝਾਂ ਨਾਲ ਪਾਉਣੀ ਪੈਣੀ ਦੋਸਤੀ ਕਿੱਡੀ ਪਾਰਟੀਆਂ ਪਿੰਡਾਂ 'ਚ ਨਹੀਂ ਹੁੰਦੀਆਂ ਸਾਡੇ ਪਿੰਡਾਂ 'ਚ ਨਾ ਜਾਣ ਤੇ ਮਟੈਮ ਨੂੰ ਨਾ ਪਤਾ ਲੈ ਕਿਵੇਂ ਨਾ ਪਤਾ ਮੈਂ ਬਲੀਨ ਦਾ ਉਹ ਬੇੜਾ ਡੇੜ ਕੇ ਕਨਾਲ ਪਊ ਲਿਪਣਾ ਰੰਗ ਟੈਨ ਹੋ ਜੂ ਸ਼ਹਿਰ ਦੀ ਕੁਈਨ ਦਾ ਕਿ ਸਾਡੇ ਪਿੰਡਾਂ 'ਚ ਨਾ ਜਾਣ ਤੇ ਮਟੈਮ ਨੂੰ ਨਾ ਪਤਾ ਲੈ ਕਿਵੇਂ ਨਾ ਪਤਾ ਮੈਂ ਬਲੀਨ ਦਾ ਉਹ ਬੇੜਾ ਡੇੜ ਕੇ ਕਨਾਲ ਪਊ ਲਿਪਣਾ ਰੰਗ ਟੈਨ ਹੋ ਜੂ ਸ਼ਹਿਰ ਦੀ ਕੁਈਨ ਦਾ ਤੁਹਾਡੇ ਘਰ ਦਾ ਮਾਹੌਲ ਸਾਈਲੈਂਟ ਜਾ ਇਰੀਟੇਟ ਹੀ ਨਾ ਹੋ ਜੀ ਉੱਚੀ ਹਾਕਾਂ ਤੋਂ ਚੀਨ ਛੱਡਣੀ ਪੈਣੀ ਹੈ ਜੂੜ ਜੋਗੀਏ ਚਾਚੀ ਚਾਚੀ ਜੇ ਕਹਾਉਣਾ ਏ ਜਵਾਕਾਂ ਤੋਂ ਚੀਨ ਛੱਡਣੀ ਪੈਣੀ ਹੈ ਜੂੜ ਜੋਗੀਏ ਚਾਚੀ ਚਾਚੀ ਜੇ ਕਹਾਉਣਾ ਏ ਜਵਾਕਾਂ ਤੋਂ ਜਿੰਦ ਜਾਨ ਨਾਲ ਭਾਈ ਜ਼ਿੰਮੇਵਾਰੀਆਂ ਮੈਂ ਵੀ ਸਾਂਭ ਸਾਂਭ ਰੱਖੂ ਵਾਂਗ ਮੁੱਛਦੇ